ਰੱਬ ਨੂੰ ਤੇ ਆਈਏ ਫਿਰ ਗੇਰ ਬਿੱਲੋ ਪਾਈਏ ਜਿਹੜਾ ਬੰਬੇ ਵਾਲਾ ਲਾ ਕੇ ਇੱਕ ਗੋਰੀਏ ਮੈਂ ਪੈਸਿਆਂ 'ਚ ਫਿਰਾਂ ਖੇਲਦਾ ਤੇਰੀ ਗੁੱਤ ਵਾਂਗੂ ਤੇਰੀ ਗੁੱਤ ਵਾਂਗੂ ਬਿੱਲੋ ਜੀਟੀ ਰੋਡ ਤੇ ਟਰਾਲਾ ਮੇਰਾ ਫਿਰੇ ਵੇਦਾ ਉਹ ਤੇਰੀ ਗੁੱਤ ਵਾਂਗੂ ਬਿੱਲੋ ਜੀਟੀ ਰੋਡ ਤੇ ਟਰਾਲਾ ਮੇਰਾ ਫਿਰੇ ਟਰਾਲਾ ਮੇਰਾ ਫਿਰੇ ਮੇਦਾ ਉਹ ਤੇਰੀ ਗੁੱਤ ਵਾਂਗੂ ਬਿੱਲੋ ਜੀਟੀ ਰੋਡ ਤੇ ਟਰਾਲਾ ਮੇਰਾ ਫਿਰੇ ਮੇਲਦਾ ਮੇਰਾ ਫਿਰੇ ਮੇਲਦਾ ਉਹ ਤੇਰੀ ਗੁੱਤ ਵਾਂਗੂ ਬਿੱਲੋ ਜੀਟੀ ਰੋਡ ਤੇ ਟਰਾਲਾ ਮੇਰਾ ਫਿਰੇ ਮੇਲਦਾ।